ਚੈਲੰਜ ਮੇਰਾ ਨਾਸਾ ਵਾਲਿਆਂ ਨੂੰ ਵੀਰੋ ਕੋਈ ਐਸਾ ਜਹਾਜ਼ ਬਣਾਵੋ ਪਲਕਾਂ ਨੂੰ ਚਮਕਦਿਆਂ ਹੀ ਪਚਾਵੇ ਪਿੰਡ ਰਾਜਪੁਰ ਪਾਈਆਂ ਮਾਂ ਮੇਰੀ ਦਹਾਂ ਦੀਆਂ ਮਾਂ ਮੇਰੀ ਦਹਾਂ ਦੀਆਂ ਨਿੱਤ ਪੱਕੀਆਂ ਚੋਪੜੀਆਂ ਖਾਵਾਂ ਦਿਨ ਟਲਦੇ ਨੂੰ ਟਲਦੇ ਨੂੰ ਪਿੰਡ ਹੋਵਾਂ।